Thank you. Hello. Brit. Hanji. Eve ani ho sakta. Sorry. Ki keh rahe ho tusi? Ki hoya? Hello. Nit karde ladaiyan, phire paun nu judaiyan. Rog ishke da laake, kare beparwaiyan. Nit karde ladaiyan, phire paun nu judaiyan. Rog ishke da laake, kare beparwaiyan. ਭੁੱਲ ਸਕਦੇ ਜੇ ਦਿਲ ਚੋਂ ਭੁਲਾ ਕੇ ਵੇਖ ਲੈ ਤੇਰਾ ਲੱਗਣਾ ਨੀ ਜੀ ਤੇਰਾ ਲੱਗਣਾ ਨੀ ਜੀ ਯਾਦ ਭੁਲਾ ਕੇ ਵੇਖ ਲੈ ਤੇਰਾ ਲੱਗਣਾ ਨੀ ਜੀ ਤੇਰਾ ਲੱਗਣਾ ਨੀ ਜੀ ਯਾਦ ਭੁਲਾ ਕੇ ਵੇਖ ਲੈ ਤੇਰਾ ਲੱਗਣਾ ਨੀ ਆਖਿਆ ਸੀ ਤੈਨੂੰ ਵੇ ਤੂੰ ਛੱਡ ਮੇਰਾ ਖੈੜਾ ਪੱਲੇ ਛੱਡਦਾ ਨੀ ਕੱਖ ਰੋਗ ਇਸ਼ਕੇ ਦਾ ਪੈੜਾ ਉਹ ਤੂੰ ਆਖਿਆ ਸੀ ਤੈਨੂੰ ਵੇ ਤੂੰ ਛੱਡ ਮੇਰਾ ਖੈੜਾ ਪੱਲੇ ਛੱਡਦਾ ਨੀ ਕੱਖ ਰੋਗ ਇਸ਼ਕੇ ਦਾ ਪੈੜਾ ਉਹ ਤੂੰ ਕਹਿੰਦਾ ਸੀ ਮੈਂ ਤੇਰਾ ਕਹਿੰਦਾ ਸੀ ਮੈਂ ਤੇਰਾ ਅਸਮਾ ਕੇ ਵੇਖ ਲੈ ਤੇਰਾ ਲੱਗਣਾ ਨੀ ਜੀ ਸੋਹਣੀ ਵਾਂਗੂ ਯਾਰਾ ਤੈਨੂੰ ਕਰਾਂ ਮੈਂ ਪਿਆਰ ਚੱਲੀ ਹੋਈ ਆ ਪਰਮ ਜੀਤ ਤੇਰੀ ਮੁਟਿਆਰ ਸੱਸੀ ਸੋਹਣੀ ਵਾਂਗੂ ਯਾਰਾ ਤੈਨੂੰ ਕਰਾਂ ਮੈਂ ਪਿਆਰ ਚੱਲੀ ਹੋਈ ਆ ਪਰਮ ਜੀਤ ਤੇਰੀ ਮੁਟਿਆਰ ਪੈਰ ਮੰਨਣ ਹਨੇ ਚੋਂ ਪੈਰ ਮੰਨਣ ਹਨੇ ਚੋਂ ਬਾਰ ਪਾ ਕੇ ਵੇਖ ਲੈ ਤੇਰਾ ਲੱਗਣਾ ਨੀ ਜੀ ਲੱਗਣਾ ਨੀ